ਫਾਇਦਾ ਲੈਣਾ ਨਜਾਇਜ਼ ਸੋਹਣਿਆ ਜੇ ਤੂੰ ਜਾਣ ਗਿਆ ਸਾਡੀ ਕਮਜ਼ੋਰ ਹੋ ਤੂੰ ਤੇ ਸੱਚੀ ਰੱਬ ਬਣ ਬਹਿ ਗਿਓ ਤੇਰੇ ਹੱਥ ਚ ਫੜਾਤੀ ਅਸਾਂ ਡੋਰੀ ਦਰ ਦਰ ਨਾ ਮਾਰਨ ਟਕਰਾ ਜਿਹੜੇ ਹੁੰਦੇ ਨੇ ਮੁਰੀ ਦੇ ਇੱਕੋ ਦਰ ਦੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਹੋ ਕਾਤੋਂ ਮਿਲਦਾ ਤੇਰੀਆਂ ਕਰਨੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਹੋ ਕਾਤੋਂ ਮਿਲਦਾ ਤੇਰੀਆਂ ਕਰਨੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਕਾਤੋਂ ਮਿਲਦਾ ਤੇਰੀਆਂ ਕੱਢਣਾ ਹੁੰਦਾ ਏ ਟਾਈਮ ਕੱਢਦਾ ਉਹ ਜਿਹੜਾ ਯਾਰ ਪਿੱਛੇ ਲੱਗ ਜਾਂਦਾ ਏ ਉਹ ਲੋਕਾਂ ਪਿੱਛੇ ਫਿਰ ਕਦੇ ਨਹੀਂ ਉਹ ਲੱਗਦਾ ਉਹ ਤੈਨੂੰ ਚਾਹੁੰਦੇ ਬਸ ਤਾਂ ਨੀ ਬੋਲਦੇ ਤੈਨੂੰ ਚਾਹੁੰਦੇ ਬਸ ਤਾਂ ਨੀ ਬੋਲਦੇ ਨਹੀਂ ਤੇ ਦੰਦਾਂ ਥੱਲੇ ਜੀਵਕਾਂ ਨੂੰ ਧਰਦੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਹੋ ਕਾਤੋਂ ਮਿਲਦਾ ਤੇਰੀਆਂ ਕਰਨੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਕਾਤੋਂ ਮਿਲਦਾ ਤੇਰੀਆਂ ਕਰਨੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਕਾਤੋਂ ਮਿਲਦਾ ਤੇਰੀਆਂ ਕਰਨੇ ਕਾਤੋਂ ਰੁਸ ਰੁਸ ਬੇਨਾਏ ਵੇ ਟੁੱਟੀਆਂ ਦੇ ਦੁੱਖ ਚੰਦਰੇ ਉਹ ਟੁੱਟੀਆਂ ਦੇ ਦੁੱਖ ਚੰਦਰੇ ਕਾਤੋ ਟੁੱਟ ਟੁੱਟ ਪੈਣਾ ਏ ਟੁੱਟ ਟੁੱਟ ਪੈਣਾ ਏ ਹੋ ਤੇਰੇ ਚਿੱਤ ਚਿੱਤ ਵੀ ਨੀ ਸਜਣਾ ਹੋ ਤੈਨੂੰ ਪਾਉਣ ਦੇ ਲਈ ਕੀ ਗਵਾ ਲਿਆ ਹੋ ਮੁੜ ਉਹਦੇ ਨਾਲ ਕਲਾਮ ਕੀਤੀ ਨਾ ਤੂੰ ਸਾਨੂੰ ਜਿਹਦੇ ਨਾਲ ਬੋਲਣੋਂ ਹਟਾ ਲਿਆ ਤੂੰ ਜੋ ਕਈਆਂ ਸਿਰ ਮੱਥੇ ਮੰਨੀਆਂ ਤੂੰ ਜੋ ਕਈਆਂ ਸਿਰ ਮੱਥੇ ਮੰਨੀਆਂ ਤੇਰਾ ਮੁੱਢ ਤੋਂ ਰਹਿਆ ਪਾਣੀ ਭਰ ਦੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਉਹ ਕਾਤੋਂ ਮਿਲਦਾ ਤੇਰੀਆਂ ਕਰਨੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਕਾਤੋਂ ਮਿਲਦਾ ਤੇਰੀਆਂ ਕਰਨੇ ਨੱਕੇ ਚੋਂ ਲੰਘਾ ਲਵੀਂ ਪਰ ਦੀਪ ਅੜੇ ਚਾ ਵਾਲਿਆ ਮਰ ਜਾਵਾਂਗੇ ਨਾ ਦੂਰੀ ਕਿਤੇ ਪਾ ਲਈ ਤੈਨੂੰ ਸ਼ਰਿਆਮ ਕਹੀਏ ਆਪਣਾ ਤੈਨੂੰ ਸ਼ਰਿਆਮ ਕਹੀਏ ਆਪਣਾ ਹੱਥ ਜੋੜਦੇ ਆ ਇਹਨੇ ਜੋਗੇ ਕਰਦੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਹੋ ਕਾਤੋਂ ਮਿਲਦਾ ਤੇਰੀਆਂ ਕਰਨੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਕਾਤੋਂ ਮਿਲਦਾ ਤੇਰੀਆਂ ਕਰਨੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਕਾਤੋਂ ਮਿਲਦਾ ਤੇਰੀਆਂ ਕਰਨੇ ਜੇ ਤੇਰੇ ਬਿਨਾਂ ਸਰਦਾ ਹੁੰਦਾ ਕਾਤੋਂ ਮਿਲਦਾ ਤੇਰੀਆਂ ਕਰਨੇ ਜੇ ਤੇਰੇ ਬਿਨਾਂ